ਸੀ ਲਵਾਂਗਾ ਬਹਾਰ ਨੂੰ ਜਗ ਤੋਂ ਲਗੂ ਕੇ ਰੱਖੀ ਜਿੰਨਾ ਮੇਰੇ ਪਿਆਰ ਨੂੰ ਵੇਖ ਕਿਤੇ ਖਬਰ ਨਾ ਹੋ ਜੇ ਸੰਸਾਰ www.erosentertainment.com.